ਜੋਈ ਗੱਲ ਬਾਰ ਬਾਰ ਵੇ ਰੋਜ਼ ਦੇ ਨਿਰੋੜੇ ਹੁਣ ਨਹੀਂ ਸਹਿਣੇ ਮੈਂ ਦਿਲ ਪੁੜ ਚੜ ਕੇ ਮੈਂ ਚਲਿਆ ਵੇ ਮੇਰੀ ਮੇਰੀ ਮੇਰੀ ਤੇਰੀ ਨਹੀਂ ਨਿਭਦੀ ਤੇਰੇ ਵਾਸਤੇ ਦਿਲ ਵਿੱਚ ਕੁਝ ਨਹੀਂ ਜਾਨ ਮੇਰੀ ਛੱਡ ਕੇ ਤੂੰ ਟੁੱਟ ਜਾਣੀ ਤੈਨੂੰ ਹੁਣ ਸੇਣ ਚ ਛੱਡ ਦੇਣਾ ਨਹੀਂ ਤੂੰ ਮੇਰੇ ਮੂੰਹ ਨਾਲ ਲੱਗ ਸਾਡੇ ਕੋਲ ਟਾਈਮ ਨਹੀਂ ਤੇਰੇ ਨਹੀਂ ਵਾਸਤੇ ਨਹੀਂ ਦਿਲ ਵਿੱਚ ਪਿਆਰ ਨਹੀਂ ਤੂੰ ਮੇਰੇ ਮੂੰਹ ਨਾਲ ਲੱਗ ਸਾਡੇ ਕੋਲ ਟਾਈਮ ਨਹੀਂ ਕਹਿੰਦੀ ਉਹ ਇੱਥੇ ਆ ਜਾ ਦਿੱਤਾ ਮੈਂ ਜਵਾਬ ਨਵੀਂ ਹਮੇ ਚੀਜ਼ਾਂ ਦਾ ਆਪਣਾ ਮਜ਼ਾ ਪੁਰਾਣੀਆਂ ਵੀ ਗੱਡੀਆਂ ਨੂੰ ਕੌਣ ਪੁੱਛਦਾ ਤੇਰੇ ਨਾਲ ਜ਼ਿੰਦਗੀ ਚ ਨਹੀਂ ਚੱਲਣਾ ਮੈਂ ਲਾਈਫ ਦਾ ਰਿਸਕ ਮੈਂ ਨਹੀਂ ਲੈਣਾ ਨੀ ਬੰਦ ਕਰ ਦੇ ਤੂੰ ਆਪਣਾ ਮੂੰਹ ਚੁੱਪ ਕਰਕੇ ਹੁਣ